ਨੂੰ ਕਿਆ ਇੱਕ ਇੱਕ ਅੱਖਾ ਸਾਗਰ ਸਾ ਹੈ ਇੱਕ ਇੱਕ ਅੱਖਾ ਸਾਗਰ ਸਾ ਹੈ ਇਨ ਤੋਂ ਮਤਵਾਲੇ ਨੈਨੋ ਮੈਂ ਜਾਦੂ ਹੈ ਜਾਦੂ ਹੈ ਜਾਦੂ ਹੈ ਮੈਂ ਕਿਆ ਜਾਣੂ ਕਿਆ ਮਨ ਪੂਛ ਅਬ ਮੁਝਸੇ ਨੈਨੋ ਨੇ ਕਹਾ ਹੈ ਕਿਆ ਤੁਝਸੇ ਜਬ ਨੈਨ ਮਿਲੇ ਨੈਨੋ ਨੇ ਕਹਾ ਨੈਨੋ ਨੇ ਕਹਾ ਜਬ ਨੈਨ ਮਿਲੇ ਨੈਨੋ ਨੇ ਕਹਾ ਅਬ ਨੈਨ ਬਸੇ ਨੈਨੋ ਮੈਂ ਮੈਂ ਕਿਆ ਜਾਣੂ ਕਿਆ ਜਾਦੂ ਹੈ ਜਾਦੂ ਹੈ ਜਾਦੂ ਹੈ ਇਨ ਤੋ ਮਤ ਵਾਲੇ ਨੈਨੋ ਮੈਂ ਜਾਦੂ ਹੈ ਜਾਦੂ ਹੈ।